ma abbiamo guai seri con polizia e cara vita. Siamo là, là, ladri di biciclette, siamo là, là, là, e siamo qua, ci piace ridere, rubare, ladri, sì, sì, sì, ma per suonare. Molti mi chiedono se la banda è ben organizzata e se la banda è della malavita. Di primo acchito fanno con passione, ma poco dopo, mamma che impressione! Allora avete capito, se vedete questa gente, state calmi e non succede niente. Girate alla larga e rimanete seri. Siamo deficienti, ma di quelli veri siamo là, là, ladri di biciclette, siamo là, là, là, e siamo qua, ci piace ridere, rubare, ladri, sì, sì, sì, ma per suonare. Siamo là, là, ladri di biciclette, siamo là, là, là, e siamo qua, ci piace. Con Paolo Belli ed ora c'è Marcella Bella, guardate un po', tutti i cognomi sono Belli e Bella, e poi c'è quella Gioia di Vino Gioia. Wait. finale con una canzone scritta da Malgioglio. Un momento, c'è la porta. Vediamo un po'. Oh, è Pino Gioia che arriva con Svalutation. Svalutation. Cambiano i governi, niente cambia lassù. C'è un buco nello stato dove i soldi vanno giù. Svalutation. Svalutation. Ed ora passeremo un'altra canzone, un brano, un bellissimo brano scritto da Malgioglio. Marcella ce la canta, Marcella Bella, Femmina Bella. Oh, questo è il titolo, cosa volete da me? Questa notte io ti farò entrare con le tue mani nel mio vestito stretto. Vuoi o non vuoi, la mia bocca è rossa, ha un colore sano. Do in mano. Sono femmina bella, mediterranea, Dolce Gabbana, adesso mi chiama, vedo la gente che mi reclama. Sono femmina bella, scollatura da stella, corpo curato, d'amo saziato, sono il carisma che ho inventato. Così elegantemente mi lascia carezzare, sottana bianco seta. Sono femmina bella, mediterranea, Dolce Gabbana, adesso mi chiama, vedo la gente che mi reclama. Io so come amare, seduzione dare, e mi voglio sentire come una diva che non è nata mai. La mia bocca rossa è di un colore strano, Hollywood in mano. Sono femmina bella, mediterranea, Dolce Gabbana, Se c'è qualcuno che c'ha voglia di ballare, si faccia avanti, si faccia avanti. Se c'è qualcuno che c'ha voglia di cambiare, si faccia avanti, si faccia avanti. I funzionari dello Stato italiano si fanno prendere spesso la mano. Iniziano bene, finiscono male. Capita spesso che ti trovi a rubare e fanno cose che stanno bene solo loro, a usufruire di vantaggi esagerati. Così abbandonano ogni tipo di decoro e si comportano come degli impuniti. Questa è la cumbia di chi cambia, la cumbia di chi cambia. Io non sono mai stato un qualunquista, quelli che dicono che sono tutti uguali, quella non è la mia maniera di pensare, però lo ammetto, certe volte l'ho pensato. I funzionari dello Stato italiano sembrano spesso personaggi da vetrina, sotto la luce sono belli ed invitanti, quando li scarti poi ti accorgi che erano finti. Questa è la cumbia di chi cambia, la cumbia di chi cambia. Questa è la cumbia di chi cambia, la cumbia di chi cambia. Si dice sempre che ogni popolo assomiglia in tutti i sensi alla sua classe dirigente, ma è solo un modo per generalizzare, per scaricare la responsabilità. Perché la storia invece è piena del contrario, di gente brava che ha ispirato altra gente. Ed è proprio quando tutti pensano una cosa che trova spazio una versione differente. Questa è la cumbia di chi cambia, la cumbia di chi cambia. Questa è la cumbia di chi cambia, la cumbia di chi cambia. Io non ci credo che tutti gli italiani sotterrerebbero l'amianto nei campi, infangherebbero il nome degli avversari a solo scopo di non averli lì davanti, e comprerebbero la partita di arbitri, o in quanto arbitri si farebbero comprare, racconterebbero bugie sulla disgrazia e l'occasione che fa l'uomo criminale. Questa è la cumbia di chi cambia, la cumbia di chi cambia. Questa è la cumbia di chi cambia, la cumbia di chi cambia. Io mi inchino ai valori della resistenza, ogni paese ha la sua rivoluzione, ma tra i valori che si stanno affievolendo, quello più urgente è quello dell'innovazione. L'Italia è un punto esclamativo che si allunga dal centro Europa fino all'Africa del Nord. Siamo il paese che ha fondato un nuovo mondo, un grande ponte tra il futuro e da Marcor. Questa è la cumbia di chi cambia, la cumbia di chi cambia. Questa è la cumbia di chi cambia, la cumbia di chi cambia. Se c'è qualcuno che si gioca tutto quanto, si faccia avanti, si faccia avanti. Se c'è qualcuno che ha voglia di cambiare, si faccia avanti, si faccia avanti. Posso affermare che non sono un idealista e la politica mi scalda poco il cuore, ma a volte penso che staremmo tutti meglio se pretendessimo qualcosa di migliore. Stiamo diventando un popolo di anaffettivi, stiamo diventando un popolo di compulsivi, stiamo diventando, lo siamo sempre stati. Io mi domando, forse ci siamo rassegnati. Personalmente non lo sono gli elementi per poter credere che in tanti non lo sono. Ognuno fabbrica da solo i cambiamenti e non c'è lampo che non abbia dopo un tuono. Questa è la cumbia di chi cambia, la cumbia di chi cambia. Questa è la cumbia di chi cambia, la cumbia di chi cambia. Questa è la cumbia di chi cambia, la cumbia di chi cambia. Questa è la cumbia di chi cambia, la cumbia di chi cambia. Se c'è qualcuno che si gioca tutto quanto, si faccia avanti, si faccia avanti. Se c'è qualcuno che ha voglia di cambiare, si faccia avanti, si faccia avanti. Questa è la cumbia di chi cambia, la cumbia di chi cambia. Adriano Celentano con la cumbia di chi cambia. Ed ora passiamo a Ti penso e cambia il mondo. Sempre Celentano. Affamati come lupi, viviamo in crudeltà e tutto sembra perso in questa oscurità. All'angolo indifeso ti cerco accanto a me, da soli gli occhi non vedono. Ti penso e cambia il mondo, le voci intorno a me. Cambia il mondo, vedo oltre quel che c'è. Una strada in ogni uomo, un'opportunità. senso, nel senso che mi danno da soli gli occhi non vedono, ti penso e cambia il mondo, le voci intorno a me, cambia il mondo, vedo oltre quel che c'è. You're listening to Fairchild Radio Canada, a nationwide multicultural radio station. Log on to fairchildradio.com and get to know us. Please note that this is a repeat broadcast of a previously aired program. Any time-sensitive announcements cannot be deemed current. We hope you enjoy it. This is the South Asian Invasion. Lady B. In the mix, mix, mix. This one goes out to my DCT. The Thunder of DCT. ਜੱਟਾਂ ਦਾ ਮਾਰਤਾ ਕੁੜੀਏ ਤੋਂ ਹਾਏ ਓਏ ਪੁੱਤ ਜੱਟਾਂ ਦਾ ਮਾਰਤਾ ਕੁੜੀਏ ਤੋਂ ਆ ਜਾ ਮੇਰੀ ਬਿਮਰ ਚ ਮੇਰੇ ਨਾਲ ਤੂੰ ਬਹਿ ਜਾ ਕੁੜੇ ਜੋ ਵੀ ਤੇਰੇ ਦਿਲ ਚ ਹੁੰਦੀ ਆ ਗੱਲ ਤੂੰ ਕਹਿ ਜਾ ਕੁੜੇ ਹਾਏ ਓਏ ਸਾਡਾ ਸੀਨਾ ਖਾਰਤਾ ਕੁੜੀਏ ਤੂੰ ਹਾਏ ਓਏ ਪੁੱਤ ਜੱਟਾਂ ਦਾ ਮਾਰਤਾ ਕੁੜੀਏ ਤੂੰ FM, Pyar Pari, Satkar Pari, Sasri Kaal, and Jiayanu. Welcome to the show worldwide at ladyb.ca. Preetar Baldi, Avazevich, Oi Hoi. Hey, let's get your weekend started. This is Ed Nude with Vaja. ਜੋ ਮੈਂ ਤੇਰੇ ਕਰੀਬ ਨੀ ਪਤਾ ਨੀ ਮੈਨੂੰ ਕੀ ਕਿਹੜੀ ਵਜ੍ਹਾ ਹੈ ਰਾਤ ਹਸੀਨ ਹੈ ਤੇਰੇ ਤੋਂ ਜ਼ਿਆਦਾ ਨੀ ਅਸੀਂ ਤੂੰ ਸੋਹਣੀ ਬਲਾ ਤੂੰ And coming up, this is Jordan Sandhu with Sajna Ne Akk Badalle Te Utto Bandh Theke Ne. Enjoy this. ਤਾਰੇ ਤੇਰੇ ਨਾ ਕਿਨੇ ਕਿਨੇ ਵੇਖੇ ਨੇ ਸੱਜਣਾ ਨੇ ਅੱਖ ਬਦਲ ਲਈ ਉੱਤੋਂ ਬੰਦ ਠੇਕੇ ਨੇ ਸੱਜਣਾ ਨੇ ਅੱਖ ਬਦਲ ਲਈ ਉੱਤੋਂ ਬੰਦ ਠੇਕੇ ਨੇ ਸੱਜਣਾ ਨੇ ਅੱਖ ਬਦਲ ਲਈ ਕਿਹਦੇ ਕਿਹਦੇ ਨਾਲ ਤੈਨੂੰ ਕਿੱਥੇ ਹੋਇਆ ਪਿਆਰ ਦੱਸੀ ਕਿਹਦੀ ਬੁੱਕਲ ਦਾ ਬਣੀ ਤੂੰ ਸ਼ਿੰਗਾਰ ਦੱਸ ਰੱਖਦੀ ਹੁੰਦੀ ਤੂੰ ਜੀ ਦਾ ਖਿਆਲ ਆਈ ਛੱਡ ਕੇ ਮੇਰਾ ਦਿੱਤਾ ਕਿਹਦੇ ਕੋ ਤੂੰ ਸ਼ਾਲ ਆਈ ਛੱਡ ਕੇ ਜਿਹਦਿਆਂ ਹੱਥਾਂ ਚ ਨੀ ਤੂੰ ਵਾਲ ਆਈ ਛੱਡ ਕੇ ਮੋਰਾਂ ਜਿਹੀ ਸੀਗੀ ਜਿਹੜੀ ਚਾਲ ਆਈ ਛੱਡ ਕੇ ਟੁੱਟੇ ਚੁੰਨੀ ਦੇ ਘੁੰਗਰੂ ਟੁੱਟੇ ਚੁੰਨੀ ਦੇ ਘੁੰਗਰੂ ਕਿਹਨੇ ਲਪੇਟੇ ਨੇ ਸੱਜਣਾ ਨੇ ਅੱਖ ਬਦਲ ਲਈ ਉੱਤੋਂ ਬੰਦ ਠੇਕੇ ਨੇ ਸੱਜਣਾ ਨੇ ਅੱਖ ਬਦਲ ਲਈ ਬਦਲ ਲਈ ਵੰਗ ਤੜਾਕੇ ਆਈ ਐ ਨੀ ਕਿੱਥੋਂ ਸੰਗ ਤੜਾਕੇ ਆਈ ਐ ਬੜਾ ਉੱਡ ਜੂ ਕਰਦੀ ਸੀ ਕਿੱਥੋਂ ਰੰਗ ਉਡਾ ਕੇ ਆਈ ਐ ਕਰ ਜਾਂਦਾ ਕਈ ਵਾਰੀ ਰੱਬ ਵੀ ਕਮਾਲ ਨੀ ਕਿਹੜਾ ਮੇਰਾ ਉਹੀ ਅੱਜ ਤੇਰਾ ਬਿੱਲੋ ਹਾਲ ਨੀ ਕਰਕੇ ਆ ਧੋਖਾ ਨੀ ਮੈਂ ਤੇਰੇ ਨਾਲ ਸੁਣਿਆ ਕਰਕੇ ਗਈ ਸੀ ਜਿਹਦੇ ਪਿੱਛੇ ਮੇਰੇ ਨਾਲ ਨੀ ਭੁੱਲ ਦੇ ਕਿੱਥੇ ਸ਼੍ਰੀ ਬਰਾੜਾ ਫੜ ਫੜ ਕੇ ਹੱਥ ਉਸ ਦਾ ਮੱਥੇ ਅੱਖ ਬਦਲ ਲਈ ਉੱਤੋਂ ਬੰਦ ਠੇਕੇ ਨੇ ਸੱਜਣਾ ਨੇ ਅੱਖ ਬਦਲ ਲਈ ਉੱਤੋਂ ਬੰਦ ਠੇਕੇ ਨੇ ਸੱਜਣਾ ਨੇ ਅੱਖ ਬਦਲ ਲਈ ਗੱਡੀਆਂ ਚ ਚੜਦੀ ਚੜਦੀ ਬਲਬ ਵਾਂਗੂ ਫਿਰਦੀ ਆ ਚੜਦੀ ਚੜਦੀ ਜਰਾ ਇੱਥੇ ਆਈ ਸੌਂਵੇ ਮੇਰੇ ਖੜੀ ਨੀ ਬਿੱਲੋ ਪਰ ਅੱਖ ਚ ਨਾ ਅੱਖ ਮੇਰੇ ਧਰਦੀ ਧਰਦੀ ਅੱਖਾਂ ਨਾਲ ਲੈ ਲੈ ਕੀਨੇ ਅੱਖਾਂ ਨਾਲ ਲੈ ਲੈ ਕੀਨੇ ਸੂਟ ਦੇ ਮੇਚੇ ਨੇ ਸੱਜਣਾ ਨੇ ਅੱਖ ਬਦਲ ਲਈ ਉੱਤੋਂ ਬੰਦ ਠੇਕੇ ਨੇ ਸੱਜਣਾ ਨੇ ਅੱਖ ਬਦਲ ਲਈ ਉੱਤੋਂ ਬੰਦ ਠੇਕੇ ਨੇ ਸੱਜਣਾ ਨੇ ਅੱਖ ਬਦਲ ਲਈ Band Theke, Jordan Sandhu, the Awaz Vichar, and coming up, Kabir Sandhu with Myself. Kami pyaar di ta bebe babu aun ni dende, hath vairiyan nu vadde bhai laun ni dende, aloneness feel nede aaju kivein ni baar yaar jede phone kanno laun ni dende. ਗਲਾਸੀ ਖੜਕਾਈ ਨੀ ਕਦੇ ਕੰਪਲੇਟ ਜੱਟ ਘਰੇ ਬਲੋ ਆਈ ਨੀ ਕਦੇ ਗੱਲ ਬੇਬੇ ਦੀ ਸਫਾਈ ਕੋਈ ਬੁਲਾਈ ਨੀ ਕਦੇ ਇਸੇ ਗੱਲੋਂ ਆਸ਼ਕੀ ਦੀ ਪੱਖ ਨੀ ਕਰੀ ਤਾਇਓ ਹੁਣ ਤੱਕ ਗੱਭਰੂ ਦੀ ਅੱਖ ਨੀ ਲੜੀ ਤਾਇਓ ਹੁਣ ਤੱਕ ਗੱਭਰੂ ਦੀ ਅੱਖ ਨੀ ਲੜੀ ਫੈਮਲੀ ਤੇ ਯਾਰਾਂ ਕੋਲੋਂ ਗੇਰ ਨੀ ਮਿਲੀ ਤਾਇਓ ਦਿਲ ਨੂੰ ਕੋਈ ਨਾਰ ਸੱਦ ਟੱਚ ਨੀ ਕਰੀ ਤਾਇਓ ਕਿਵੇਂ ਅੱਗ ਬਣ ਕੇ ਨਾ ਪਿਆਰ ਦੀਆਂ ਗੱਲਾਂ ਤਾਂ ਹੀ ਕਹਿ ਹੁੰਦੀਆਂ ਜਾਣਦੇ ਆ ਕਿਵੇਂ ਆ ਪੜਾਇਆ ਬਾਪੂ ਨੇ ਜੀਵ ਨਾਲੋਂ ਵੱਧ ਕੇ ਦਵਾਇਆ ਬਾਪੂ ਨੇ ਦੇ ਕੇ ਸਭ ਕਦੇ ਨਾ ਸੁਣਾਇਆ ਬਾਪੂ ਨੇ ਮੈਂ ਵੱਧ ਕੇ ਉਹ ਕਾਤੋਂ ਮੰਗ ਤਾਂ ਨੀ ਕਰਦਾ ਹੋ ਵੈਰੀਆਂ ਦੀ ਅੱਤ ਪਰਵਾਹ ਨੀ ਕਰਦਾ ਵੈਰੀਆਂ ਦੀ ਅੱਤ ਪਰਵਾਹ ਨੀ ਕਰਦਾ ਕਦੇ ਨਾ ਅਹਿਸਾਨ ਕਰੇ ਨੀ ਜੇ ਮੰਗੇ ਦਿਲ ਅੱਗੇ ਜੱਟ ਜਾਣ ਕਰੇ ਨੀ ਕਾਪੀਆਂ ਤੇ ਗੀਤ ਛਾਪੀ ਬੈਠਾ ਗਗਨਾ ਇਸੇ ਗੱਲੋਂ ਕਾਲੇ ਗੜ ਮਾਣ ਕਰੇ ਨੀ ਹੋਰਾਂ ਨਾਲੋਂ ਵੱਖਰੀ ਆ ਤਰਜ ਕੁੜੇ ਦੇਖਣੀ ਤੇ ਲਿਖਣੀ ਚ ਫਰਕ ਕੁੜੇ ਭੁੱਲਦੇ ਨਾ ਬੰਦੇ ਉਹ ਫਰਸ਼ ਕੁੜੇ ਜੋ ਮਿਹਨਤਾਂ ਨਾ ਚੜੇ ਮੰਜ਼ਿਲਾਂ ਦੀ ਪੌੜੀਆਂ ਉਹ ਅੱਲੜਾਂ ਨੂੰ ਦੇਖ ਮੁੱਛਾਂ ਨੀ ਮਰੋੜੀਆਂ ਅੱਲੜਾਂ ਨੂੰ ਦੇਖ ਮੁੱਛਾਂ ਨੀ ਮਰੋੜੀਆਂ ਚੱਲਦੇ ਮੈਂ ਬੈਠਦਾ ਨੀ ਐਸੇ ਹੁਸ਼ਿਆਰਾਂ ਨਾਲ ਨੀ ਰੱਖੀ ਤਾਂ ਲਿਖਾਂ ਦੀ ਫਾਈਟ ਨੂੰ ਮੈਂ ਤਾਂ ਹੀ ਜਿੱਤੀ ਵਹਿਲੀ ਉਹਨਾਂ ਲਵ ਵਾਈਟ ਨੂੰ ਮਰ ਜੀਣਾ ਪੀਣਾ ਇੱਕੋ ਇੱਕੋ ਲਾਈਫ ਨੂੰ ਸੱਤ ਜਨਮ ਨਾ ਜੀਣ ਦੇ ਵਿਚਾਰ ਗੋਰੀਏ ਬੰਦੇ ਦੋਗਲੇ ਗਰੁੱਪ ਰੱਖਵਾਰ ਗੋਰੀਏ ਬੰਦੇ ਦੋਗਲੇ ਗਰੁੱਪ ਰੱਖਵਾਰ ਗੋਰੀਏ ਮੈਂ ਉਹਨਾਂ ਨਾਲ ਬੈਠਦਾ ਵੀ ਖੌਫ ਹੋ ਕੇ ਨੀ ਜੋ ਮਾੜੇ ਟਾਈਮ ਖੜਦਿਆਂ ਨਾਲ ਗੋਰੀਏ ਬੰਦੇ ਦੋਗਲੇ ਗਰੁੱਪ ਰੱਖਵਾਰ ਗੋਰੀਏ ਬੰਦੇ ਦੋਗਲੇ ਵਾਲੀ ਗੱਲ ਅਸੀਂ ਪਿੰਡਾਂ ਵਿੱਚ ਰਹਿੰਦੇ ਹਾਂ ਮੀਂਹ ਹੱਟ ਪਿੱਛੇ ਹੱਟ ਅਸੀਂ ਫਿਕਰਾਂ ਨੂੰ ਕਹਿੰਦੇ ਹਾਂ ਦਿਸ ਵਨ ਇਜ਼ ਬਾਈ ਬੀਟ ਕਰਨ ਉਦੋਂ ਅੱਖ ਖੁੱਲਦੀ ਜਦੋਂ ਆ ਬਾਬਾ ਬੋਲਦਾ ਚੁੱਲੇ ਮੂਹਰੇ ਬੈਠ ਬੀਬਾ ਪਿੰਡਾਂ ਦਾ ਖੋਲਦਾ ਉਦੋਂ ਅੱਖ ਖੁੱਲਦੀ ਜਦੋਂ ਆ ਬਾਬਾ ਬੋਲਦਾ ਚੁੱਲੇ ਮੂਹਰੇ ਬੈਠ ਬੀਬਾ ਪਿੰਡਾਂ ਦਾ ਖੋਲਦਾ ਬਾਟੇ ਵਿੱਚ ਭਰ ਕੇ ਨੀ ਚਾਹ ਦੇ ਦੁਪੱਟ ਗੱਡੀ ਆਪੇ ਲੈ ਜਾਣੀ ਆ ਤੇ ਆਪੇ ਨਵੀ ਬਣਾ ਕੇ ਘਰ ਵੀ ਛੱਡ ਜਾਣੀ ਆ ਆਈ ਸੀ ਡੀ ਸੀ ਵੈਲੀ ਤੇ ਗਲਾਸ ਐਕਸਪ੍ਰੈਸ ਸ਼ਾਪ ਨੇ ਕਲੇਮ ਸੈਂਟਰ ਤੇ ਜਾਣ ਦੀ ਲੋੜ ਵੀ ਨਹੀਂ ਤੇ ਵਿੰਡਸਕ੍ਰੀਨ ਤੇ ਚਿੱਪ ਪਏ ਨੇ ਜਿਹੜੇ ਇਹ ਵੀ ਉਹਨਾਂ ਨੇ ਠੀਕ ਕਰ ਦੇਣੇ ਆ ਖੈਰ ਤੁਸੀਂ ਕਾਰ ਵੀ ਮੈਨੂੰ ਦੇਣਗੇ ਹੋਰ ਕੀ ਚਾਹੀਦਾ ਸਰਟੀਫਾਈਡ ਸਟਾਫ ਕਸਟਮ ਪੇਂਟਿੰਗ ਤੇ ਪ੍ਰਾਈਵੇਟ insurance claims we had been John Fadili call Simi Samara 604-507-2247. Visit 123-7282A Avenue in Surrey. Sudden Impact Auto Body. Wow, kisi da pachani nahi hunda. Eh ta kare nahi lagda oh purana. Eh ta sara fiber tech da kamal da. Bathroom dekhi tu halle. Dekhdi reh jana. Oh sachi dassa, eh ta kise home design magazine di tasveer lagdi aa. Main ta kade itthon nikla hi na. Hor ki Fibertech apni industry vich leader han 30 saalan ton build kar rahe ne dream kitchen ate bathroom project builds townhouses condos ate single family homes di pehli choice eh products local manufacture karde ne te premium brands di supply karde ne inna de tajurbe kar sales staff te in house designer tohade kisse vi budget naal milke kam kar sakde ne inna de nave renovated sari experience center vich appointment book karo call 604-507-2199 Visit our showroom in Vancouver, Coquitlam and Surrey. Fibertech Distributors. ਉਹ ਤੇਰੀ ਕਾਤੋਂ ਹਵਾ ਨਿਕਲੀ ਪਈ ਓਏ ਉਹ ਮਜ਼ਾਕ ਕਿਉਂ ਕਰਦੇ ਆ ਬਾਬਿਓ ਹਵਾ ਤਾਂ ਟਾਇਰ ਦੀ ਨਿਕਲੀ ਪਈ ਆ ਉਹ ਮਿੱਠਿਆ ਮਾੜੇ ਟਾਇਰ ਪੋਣ ਨੂੰ ਕਿਨੇ ਕਿਹਾ ਸੀ ਓਸ਼ਨ ਟਾਇਰ ਤੋਂ ਪੋਏ ਹੁੰਦੇ ਤਾਂ ਉੱਡਣਾ ਜਹਾਜ਼ ਕਹਿੰਦਾ ਟਰਾਲੇ ਨੂੰ ਮੱਖਣਾ ਸੋਹਣਿਆ ਮਾੜੇ ਟਾਇਰਾਂ ਦੀ ਕਹਾਣੀ ਕਿਤੇ ਤੁਹਾਨੂੰ ਨਾ ਸੁਣਾਉਣੀ ਪੈ ਜੇ ਪਹੁੰਚੋਵੇ ਤੁਸੀਂ ਵੀ ਓਸ਼ਨ ਟਾਇਰ ਤੇ ਰੀਜ਼ਨੇਬਲ ਪ੍ਰਾਈਸਿਸ ਪ੍ਰੋਫੈਸ਼ਨਲ ਸਰਵਿਸ ਲੋਡ ਪਵੇ ਤਾਂ 24 ਘੰਟੇ ਐਮਰਜੈਂਸੀ ਰੋਡ ਸਾਈਡ ਸਰਵਿਸ ਕੋਲ 604-592-1011 Ocean Tire Hone Kingpin's Repair Replacement The Full Truck Alignment Vee Kardehan ਕਿੱਧਰੋਂ ਆਈਆਂ ਸਰਕਾਰਾਂ ਗਰਜਾ ਮੀਟਸ ਤੋਂ ਰੋਜ਼ ਰੋਜ਼ ਗਰਜਾ ਮੀਟ ਸੀ ਕਿਉਂ ਹੁਣ ਇਹਨਾਂ ਨੂੰ ਕੌਣ ਦੱਸੇ ਕਿ ਮੰਮੀ ਪਾਪਾ ਤੇ ਬੱਚਿਆਂ ਦੇ ਨਾਲ ਨਾਲ ਪੂਰੀ ਫੈਮਿਲੀ ਪਸੰਦ ਕਰਦੀ ਹੈ ਗਰਜਾ ਮੀਟਸ ਨੂੰ ਕਿਉਂਕਿ ਇਹ ਕੁਆਲਿਟੀ ਤੇ ਹਾਈਜੀਨ ਦਾ ਹਮੇਸ਼ਾ ਖਾਸ ਧਿਆਨ ਰੱਖਦੇ ਨੇ ਅਤੇ ਪੂਰੇ ਕੈਨੇਡਾ ਵਿੱਚ ਭਰੋਸੇਮੰਦ ਨਾਮ ਹੈ ਗਰਜਾ ਮੀਟਸ ਦਾ Fresh the delicious cooked and uncooked veg the non-veg food products the wide range. Chicken, lamb, goat, fish, paneer tikka and much more. Garsha Meats. Garsha Meat liao, khushiya manao. Farage Radio, the official sound of BC Vancouver. ਵੱਜਦਾ ਹੱਕ ਵਾਲੇ ਕੋਕੇ ਨੂੰ ਸਿਖਾਇਆ ਮੈਨੂੰ ਲੱਗਦਾ ਐਲ ਜੀ tuned in to Swaraj Radio, Vancouver's number one Punjabi music show. Has tended the awaaz de vich tusi geet sunya. Mitran di saun te coming up, Sukhpreet Kaur, Raj Raj Jatt Vekhda Jadon Saj Saj Vennia. Enjoy this. And you're tuned in to Swaraj Radio 96.1 FM. Hey, coming up, Nav Sandhu di Awaaz Vich Noon. ਚੰਗਾ ਭਲਾ ਸਿਸਟਮ ਐਵੇਂ ਨਾ ਪਤਲੀ ਤੈਨੂੰ ਬਸ ਰੱਬ ਨੇ ਬਣਾਇਆ ਜੱਟ ਲਈ ਨੀ ਪਹਿਲੀ ਉੱਤੇ ਬਟਨ ਕੁੜੇ ਤੂੰ ਹੁਣ ਚਾੜ ਲਈ ਟੋਮੀ ਵਾਲੀ ਜੀਨ ਕੁੜੇ ਗੋਡਿਆਂ ਤੋਂ ਪਾੜ ਲਈ ਮੰਗਾ ਕੋਈ ਕਰੇਂਗੀ ਖੜਾ ਤੂੰ ਤੇਰੇ ਆਣ ਲਈ ਹਾਂ ਜੇ ਤੂੰ ਕਰਦੀ ਨੀ ਤੇਰਾ ਬੱਲੀ ਖੂੜਾ ਬਿਠਾ ਕੇ ਨਹੀਂ ਉਤਾਰਦਾ ਨੀ ਆਸ਼ਕਾਂ ਦੀ ਗਲੀ ਗਿੱਲੋ ਗੇੜਾ ਕਦੇ ਮਾਰ ਜਾ ਨੀ ਮਿੱਤਰਾਂ ਨੇ ਕੱਟ ਜਾ ਦੁਪਹਿਰਾ ਬੱਲੀਏ ਨੀ ਅੱਜ ਤੇਰਾ ਯਾਰ ਕੱਲਾ ਗਹਿਰਾ ਬੱਲੀਏ ਤੂੰ ਦੁਨੀਆ ਤੋਂ ਚੋਰੀ ਚੋਰੀ ਦਿਲ ਮੰਗਦੀ ਦਿਲ ਵਾਲੀ ਗੱਲ ਕਹਿਣੋ ਫਿਰ ਕਾਦੋ ਸੰਗਦੀ ਤੂੰ ਦਿਲ ਵਾਲੀ ਗੱਲ ਕਹਿਣੋ ਕਾਦੋ ਸੰਗਦੀ ਕੀਤੀ ਇਸ ਨੂੰ ਨਾਲ ਹੌਲੀ ਹੌਲੀ ਤੁਰਨੀ ਦੇਖੀ ਕਿਤੇ ਲੱਕ ਦੇ ਬਗਾਨੀ ਹਾਂ ਸੁਰਨੀ ਦੱਸ ਕਿੱਥੋਂ ਸਿੱਖਿਆ ਏ ਮੋਰਾ ਵਾਂਗੂ ਤੁਰਨਾ ਮਧੂਬਾਲਾ ਵਾਂਗੂ ਮਸ਼ਹੂਰ ਤੇਰਾ ਸੁਰਮਾ ਜੱਟ ਵੀ ਭੁਲੇਖਾ ਪਾਉਂਦਾ ਜਵਾਨੀ ਦਲੀਪ ਦਾ ਮਿਲਦਾ ਕਦੇ ਕਦੇ ਸਾਲ ਜੀ ਮੇਰੀ ਬਦਾਰ ਖੁਆਰੀ ਬੈਠਾ ਦਿਲ ਤੂੰ ਵੀ ਹਾਰ ਜਾਣੀ ਆਸ਼ਕਾਂ ਦੀ ਗਲੀ ਬਿੱਲੋ ਗੇੜਾ ਕਦੇ ਮਾਰ ਜਾਣੀ ਮਿੱਤਰਾਂ ਨੇ ਘੱਟ ਜਦ ਫੇਰਾ ਦਿਲ ਤੇਰਾ ਜਿਸ ਲਿਖ ਲਿਖ ਗੀਤ ਨੀ ਰੱਖਦਾ ਪੰਜੋਰ ਵਾਲਾ ਹੁਣ ਖਾਲੀ ਸੀਟ ਮੁੰਡਾ ਫਿਰੇ ਅੱਡਾ ਦੇ ਉਭਰਾਂ ਤੋਂ ਕਿਆ ਵਸੰਦੂ ਫਿਰੇ ਤੇਰੇ ਨੈਣਾ ਵਿੱਚੋਂ ਟੱਕਿਆ ਗੱਲ ਕਰੀ ਖੱਪਰੂ ਨਾ ਕਦੇ ਟਾਈਮ ਕੱਟ ਕੇ ਤੇਰੇ ਪਿੱਛੇ ਫਿਰਦਾ ਮੈਂ ਕਿੰਨੀਆਂ ਨੂੰ ਛੱਡ ਕੇ ਨੀ ਇਲਾਜ ਕੋਈ ਇਸ਼ਕ ਬਖਾਰਦਾ ਨੀ ਆਸ਼ਕਾਂ ਦੀ ਗਲੀ ਬਿੱਲੋ ਗੇੜਾ ਕਦੇ ਮਾਰ ਜਾ ਨੀ ਮਿੱਤਰਾਂ ਨੇ ਖੱਟ ਜਾ ਦੁਪਹਿਰਾ Hasan Manik de do nena jo munda chobar choti da ni teri akh ne maaj ke dharta makhna de paale nu ni tu tha te theri karta sade si mari ni sade si mari ni munda na ATI Truck Repair, Electric Diagnose, Electric Repair, AC Roll-Up Door, Tailgate Welding Work, and Hatrande Truck Trailers da Framework, Tazali Baksh Kardene, Truck Chedden de Chakkanli, Ride da Purbandhi Kita Ja Sakda, Jan Kadili Ko, ATI Truck Repair, 604-940-1080, Shisachar, Naso Chali, Das Asi, and Vapasonia, keep it locked. Right after the break. 96.1 FM, Spiral. ਮੈਂ ਕੁਝ ਐਦਾਂ ਦਾ ਬਣਾਉਣਾ ਹੈ ਸਭ ਨੂੰ ਕੁਝ ਹੈਲਦੀ ਖਵਾਉਣਾ ਹੈ ਗ੍ਰੇਨਸ ਦਾ ਚੁਣਾਓ ਰੇਸ਼ੋ ਸਭ ਤੋਂ ਪਰਫੈਕਟ ਬੈਸਟ ਪ੍ਰੋਸੈਸ ਸ਼ੇਰ ਨੇ ਕੈਨੇਡਾ ਵਿੱਚ ਬਣਾਇਆ ਸਭ ਤੋਂ ਵਧੀਆ ਮਲਟੀਗ੍ਰੇਨ ਆਟਾ ਜੋ ਗੁੰਨਣ ਤੋਂ ਪੱਕਣ ਤੱਕ ਹੈ ਬਹੁਤ ਹੀ ਸੌਖਾ ਜੋ ਦੇਵੇ ਟੇਸਟੀ ਅਤੇ ਸੌਫਟ ਸੌਫਟ ਰੋਟੀ ਸਾਲਾਂ ਤੋਂ ਜੁੜੇ ਵਿਸ਼ਵਾਸ ਦੇ ਨਾਲ ਕੁਆਲਿਟੀ ਤੇ ਹੈਲਥ ਦੇ ਨਾਲ ਨਾਤਾ ਸ਼ੇਰ 7 ਗ੍ਰੇਨ ਵਾਲਾ ਆਟਾ ਮੈਨੂੰ ਪਤਾ ਇਹ ਤਾਂ ਰੇਡੀਓ ਹੈ ਤੇ ਰੇਡੀਓ ਤੇ ਮੈਂ ਤੁਹਾਨੂੰ ਦਿਖਾ ਨਹੀਂ ਸਕਦੀ ਕਿ ਕਿੰਨਾ ਕੁਝ ਲੱਗਾ ਸੇਲ ਤੇ ਦ ਬਿਗ ਕਲੀਅਰੈਂਸ ਇਵੈਂਟ ਤੇ ਐਟ ਐਂਡ ਆਫ ਦ ਰੋਲ ਫਲੋਰਿੰਗ ਸੈਂਟਰਸ ਇੰਨਾ ਦੱਸ ਸਕਦੀ ਹਾਂ ਕਿ ਬਹੁਤ ਹੈ ਲਾਈਕ ਆਹ ਵਾਲੀ ਫਲੋਰਿੰਗ ਜਾਂ ਫਿਰ ਆਹ ਵਾਲੀ ਤੇ ਫਿਰ ਜਿਹੜੀ ਉਹ ਪਈ ਹੈ ਇਹ ਸਾਰੀਆਂ ਹੀ ਸੇਲ ਤੇ ਨੇ ਹਾਂਜੀ ਸਭ ਕਲੀਅਰੈਂਸ ਪ੍ਰਾਈਸਿੰਗ ਤੇ ਥੋੜੇ ਸਮੇਂ ਲਈ ਤੁਹਾਨੂੰ ਸਿਰਫ ਕਲਪਨਾ ਦੇਖਣ ਦੀ ਲੋੜ ਨਹੀਂ ਤੁਸੀਂ ਐਂਡ ਆਫ ਦ ਰੋਲ .com ਤੇ ਜਾ ਕੇ ਵਿਜੁਅਲਾਈਜ਼ ਇਟ ਟੂ ਵਰਤ ਸਕਦੇ ਹੋ ਬਸ ਪਿਕਚਰ ਅਪਲੋਡ ਕਰੋ ਆਪਣੇ ਕਮਰੇ ਦੀ ਤੇ ਬਦਲ ਬਦਲ ਕੇ ਫਲੋਰਿੰਗ ਦੇਖੋ ਕਿਹੜੀ ਜੱਚਦੀ ਹੈ ਟਰਾਈ ਕਰੋ ਤੇ ਆਪਣੇ ਪਸੰਦ ਦੀ ਫਲੋਰਿੰਗ ਲੱਭੋ ਫਿਰ ਦ ਬਿਗ ਵਨ ਕਲੀਅਰੈਂਸ ਇਵੈਂਟ ਤੇ ਪਹੁੰਚੋ ਪੈਸੇ ਬਚਾਓ ਔਨ ਨਾਓ ਐਟ ਐਂਡ ਆਫ ਦ ਰੋਲ ਫਲੋਰਿੰਗ ਸੈਂਟਰਸ ਲੈਟਸ ਗੈਟ ਫਲੋਰਿੰਗ ਅੱਜ ਦੱਸਾਂ ਤੁਹਾਨੂੰ ਜੱਗੇ ਦੀ ਕਹਾਣੀ ਜੱਗਾ ਪੰਜਾਬ ਤੋਂ ਇੱਕ ਪਰਮਿਟ ਤੇ ਸੀ ਆਇਆ ਕਬੀਲਦਾਰੀ ਭਾਰੀ ਸੀ ਤਾਂ ਸਿੰਘ ਇੰਸ਼ੋਰੈਂਸ ਨੂੰ ਫੋਨ ਕਮਾਇਆ ਚੰਗੀ ਸਲਾਹ ਦੇ ਨਾਲ ਲਾਈਫ ਇੰਸ਼ੋਰੈਂਸ ਕਰਵਾਇਆ ਵਧੀਆ ਪਲਾਨ ਸੀ ਤੇ ਪੈਸਾ ਵੀ ਖੂਬ ਬਚਾਇਆ ਫਿਰ ਜੱਗੇ ਨੂੰ ਮਿਲੀ ਪ੍ਰੀਤੀ ਤੇ ਵਿਆਹ ਦਾ ਦਿਨ ਵੀ ਨੇੜੇ ਆਇਆ ਜਸ਼ਨ ਮਨਾਉਣ ਲਈ ਘਰ ਸੀ ਪਾਇਆ ਤੇ ਮੋਰਗੇਜ ਇੰਸ਼ੋਰੈਂਸ ਵੀ ਸਿੰਘ ਕੋਲੋਂ ਕਰਵਾਇਆ ਫਿਰ ਮਾਪਿਆਂ ਤੋਂ ਬਿਨਾਂ ਕਿੱਥੇ ਲੱਗਦਾ ਸੀ ਜੀ ਉਹਨਾਂ ਨੂੰ ਬੁਲਾਉਣ ਲਈ ਸੁਪਰ ਵੀਜ਼ਾ ਵੀ ਲਗਵਾਇਆ ਸਮੇਂ ਦੇ ਨਾਲ ਨਾਲ ਕਿੰਨਾ ਕੁਛ ਬਦਲ ਗਿਆ ਪਰ ਸਿੰਘ ਇੰਸ਼ੋਰੈਂਸ ਅੱਜ ਵੀ ਨਾਲ ਨਾਲ ਹਰ ਇੰਸ਼ੋਰੈਂਸ ਦੀ ਲੋੜ ਲਈ ਜੱਗਾ ਸਿੰਘ ਇੰਸ਼ੋਰੈਂਸ ਨੂੰ ਦੋ ਤੈਅ ਮੰਨਦਾ ਬੀ ਲਾਈਕ ਜੱਗਾ ਬੀ ਸੇਫ ਬੀ ਇੰਸ਼ੋਰਡ ਆਪਣੇ ਆਉਣ ਵਾਲੇ ਕੱਲ ਨੂੰ ਸੁਰੱਖਿਅਤ ਕਰੋ ਆਪਣੇ ਲਈ ਤੇ ਆਪਣੇ ਪਿਆਰੇ ਪਰਿਵਾਰ ਲਈ ਖੋ ਪ੍ਰਵਿੰਦਰ ਥਿੰਗ ਔਨ 604-828-7213-604-828-7213 ਸਿੰਘ ਇੰਸ਼ੋਰੈਂਸ .ca ਤੇ ਜਾਓ ਤੇ ਇੰਸਟੈਂਟ ਕਾਲ ਪਾਓ ਜੀ ਹਾਂ ਤੇ ਹੁਣ ਇਹਨਾਂ ਦੇ ਐਕਸਪਰਟ ਇੱਕ ਵਨ ਸਟਾਪ ਸ਼ਾਪ ਨਵੀਂ ਵੱਡੀ ਲੋਕੇਸ਼ਨ ਤੇ ਸੇਵਾਵਾਂ ਪ੍ਰਦਾਨ ਕਰਦੇ ਨੇ ਇੱਕ ਹੀ ਜਗ੍ਹਾ ਤੇ ਟਰੱਕ ਰਿਪੇਅਰ ਅਲਾਈਨਮੈਂਟ ਤੇ ਟਾਇਰਸ ਲਈ ਨਵੀਂ ਲੋਕੇਸ਼ਨ ਤੇ ਆਓ 12876 85th Avenue ਟਾਇਰ ਕਿੰਗ ਐਂਡ ਕਿੰਗ ਅਲਾਈਨਮੈਂਟ ਦ ਕਿੰਗ ਫੋਨ ਕਰੋ 604-506-5500 ਜਿਹੜਾ ਤੁਹਾਡਾ ਟਰੱਕ ਹੈ ਨਾ ਇਸ ਟਰੱਕ ਨਾਲ ਰੋਜ਼ ਦੀ ਰੋਟੀ ਚੱਲਦੀ ਹੈ ਇੱਕ ਘਰ ਇੱਕ ਖੁਸ਼ਹਾਲ ਜ਼ਿੰਦਗੀ ਇਹਦੇ ਹੀ ਸਦਕੇ ਸੋ ਥੋੜਾ ਪਿਆਰ ਇਹਨੂੰ ਵੀ ਦਿਖਾਓ ATI ਟਰੱਕ ਰਿਪੇਅਰ ਤੇ VIP ਟ੍ਰੀਟਮੈਂਟ ਦਵਾਓ ਇੱਕੀ ਜਗ੍ਹਾ ਤੇ ਸਾਰੀਆਂ ਸਰਵਿਸਿਸ ਇਲੈਕਟ੍ਰੀਕਲ ਮੈਕੈਨੀਕਲ ਪੇਂਟ ਐਂਡ ਬੋਡੀ ਵਰਕ ਜਨਰਲ ਰਿਪੇਅਰ ਤੇ ਮੇਨਟੇਨੈਂਸ ਵਾਸਤੇ ICBC ਕਲੀਸ਼ਨ ਸਰਵਿਸ ਵੀਲ ਅਲਾਈਨਮੈਂਟ ਰੋਲ ਅਪ ਡੋਰਸ ਰਿਪੇਅਰ ਟੇਲ ਗੇਟ ਤੇ ਹੋਰ ਇੰਨੀਆਂ ਸਰਵਿਸਿਸ ਜਿਹੜੀਆਂ ਇੱਥੇ ਦੱਸੀਆਂ ਨਹੀਂ ਜਾਣੀਆਂ ਸੋ ਫੋਨ ਕਮਾਓ 604-940-1080 ਚੌਵੀ ਘੰਟੇ ਰੋਡ ਸਾਈਡ ਅਸਿਸਟੈਂਟ 604-940-1080 ਵਨ ਸਟਾਪ ਫਲੀਟ ਮੇਨਟੇਨੈਂਸ ਸੋਲੂਸ਼ਨ ATI ਟਰੱਕ ਰਿਪੇਅਰ ਵੇਅਰ ਟਰੱਕਸ ਕਮ ਫਾਰ VIP ਸਰਵਿਸ ਲੋਕੇਟਿਡ 7945 ਅਲੈਗਜ਼ਾਂਡਰ ਰੋਡ ਡੈਲਟਾ ਵਿਜ਼ਿਟ ATI ਟਰੱਕ ਰਿਪੇਅਰ .ca ਫਾਰਾਜ ਰੇਡੀਓ ਦ ਅਫੀਸ਼ੀਅਲ ਸਾਊਂਡ ਆਫ ਬੀਸੀ ਵੈਨਕੂਵਰ ਵੱਧ ਗਏ ਪਰਚੇ ਹੋ ਜਿਨਾ ਕਿਤੇ ਬੈਨ ਰਕਾਨੇ ਸੂਟਾਂ ਦੇ ਤੇਰੇ ਵੱਧ ਗਏ ਖਰਚੇ ਹੁਸਨਾਂ ਦੇ ਤੇਰੇ ਵੱਧ ਗਏ ਚਰਚੇ ਮੁੰਡਿਆਂ ਦੇ ਸਿਰ ਵੱਧ ਗਏ ਪਰਚੇ ਹੋ ਜਿਨਾ ਕਿਤੇ ਬੈਨ ਰਕਾਨੇ ਸੂਟਾਂ ਦੇ ਤੇਰੇ ਵੱਧ ਗਏ ਗਾਦਾ ਜਾਂਦੀ ਜਾਂਦੀ ਬੋਲੋ ਵਿੱਚੋਂ ਆਈ ਲਵ ਯੂ ਕਹਿ ਰਹੀ ਨੀ ਗੁਲਾਬੋ ਨੀ ਗੁਲਾਬੋ ਨੀ ਗੁਲਾਬੋ ਦਿਲ ਲੁੱਟ ਕੇ ਲੈ ਗਈ ਨੀ ਗੁਲਾਬੋ ਨੀ ਗੁਲਾਬੋ ਲੈ ਗਈ ਨੀ ਗੁਲਾਬੋ ਪਾਵੇ ਕਦੇ ਡਰੈਸ ਰਕਾਨੇ ਕਰ ਕਰਕੇ ਸਰਚਾ ਲੱਭਦੇ ਗੁਲਾਬੋ ਨੀ ਗੁਲਾਬੋ ਨੀ ਗੁਲਾਬੋ ਦਿਲ ਲੁੱਟ ਕੇ ਲੈ ਗਈ ਨੀ ਗੁਲਾਬੋ ਨੀ ਗੁਲਾਬੋ ਨੀ ਗੁਲਾਬੋ ਦਿਲ ਲੁੱਟ ਕੇ ਲੈ ਗਈ ਨੀ ਗੁਲਾਬੋ ਕਰਾਚੀ ਦੀ ਆਉਂਦੀ ਐ ਜਿਸਮ ਚੋਂ ਤੇਰੇ ਖੁਸ਼ਬੂ ਅੜੀਏ ਲਾਚੀ ਦੀ ਛੋਟੇ ਤੇ ਤਿਲ ਜੋ ਤਾਰਾ ਪਹਿਲਾਂ ਕੱਢਦਾ ਜਾਨ ਕੀੜੇ ਉੱਤੋਂ ਗੋਰੇ ਮੁਖੜੇ ਉੱਤੇ ਬੈਕ ਸ਼ੇਡ ਵਰਸਾਚੀ ਦੀ ਰਫਤਾਬ ਦਿਲੇ ਗਈ ਜਾਨ ਜਦੋਂ ਤੂੰ ਹੱਸ ਕੇ ਨਾਲ ਜਖੈ ਗਈ ਨੀ ਗੁਲਾਬੋ ਨੀ ਗੁਲਾਬੋ ਨੀ ਗੁਲਾਬੋ ਦਿਲ ਲੁੱਟ ਕੇ ਲੈ ਗਈ ਨੀ ਗੁਲਾਬੋ Swaraj Radio Vancouver's number one Punjabi music show, the official sound of Desi Vancouver. That song was Galabo by R.V. Singh. And coming up, Rabab Sindhu. And the song is Champion. Was champion and coming up this is Tyson Sidhu with Jatte De Bol enjoy ਸਾਡੇ ਜੇ ਸਾਰੇ ਨਹੀਂ ਹੁੰਦੇ ਨਹੀਂ ਹੁੰਦੇ ਜੱਟ ਦੇ ਨਿਕਲੇ ਬੋਲ ਜ਼ੁਬਾਨੋਂ ਲਾਰੇ ਨਹੀਂ ਹੁੰਦੇ ਜਿਹਨੂੰ ਕੱਢੀ ਆਇਓ ਮਰ ਕੱਢੀ ਹੱਕੇ ਵਾਲੇ ਜ਼ੋਰ ਨਾਲ ਜੱਟ ਦੀ ਗੱਲ ਅੱਜ ਹੋਰ ਕੱਲ ਹੋਰ ਨਾਲੇ ਹੋਰ ਤੇ ਗਰੂਰ ਬਣੇ ਆਦੇ ਟਲੇ ਵਾਂਗੂ ਮੱਥਾ ਕਦੇ ਵੀ ਨੀ ਲਾਇਆ ਖੁਦ ਨਾਲੋਂ ਕਮਜ਼ੋਰ ਨਾਲੇ ਚੱਕਣ ਨੀ ਹਲੇ ਮੇਰੀ ਚੁੱਪ ਨੇ ਖਲਾਰ ਤੇ ਸਾਹਮਣੇ ਤੇਰੇ ਤੋਂ ਅੱਧੇ ਯਾਰਾਂ ਇੱਥੋਂ ਮਾਰ ਪਏ ਸੀਨ ਵੱਤ ਰੱਖ ਲਈ ਕਾਫੀ ਬਾਕੀ ਕਿਰਪਾ ਬਾਬੇ ਦੀ ਫੁੱਲ ਰਹਿੰਦੀ ਤੇਰੇ ਯਾਰ ਤੇ ਅੱਗ ਚੋਂ ਗੁਜ਼ਰੇ ਹੋਣ ਨਾ ਜਿਹੜੇ ਤਾਰੇ ਨਹੀਂ ਹੁੰਦੇ ਜੱਟ ਦੇ ਨਿਕਲੇ ਬੋਲ ਜ਼ੁਬਾਨੋਂ ਲਾਰੇ ਨਹੀਂ ਹੁੰਦੇ ਜੱਟ ਦੇ ਨਿਕਲੇ ਬੋਲ ਜ਼ੁਬਾਨੋਂ ਲਾਰੇ ਨਹੀਂ ਹੁੰਦੇ ਮਰੇ ਤੇ ਮੁਕਰੇ ਇੱਕੋ ਜਿਹੇ ਨਾ ਗਹਿਣੇ ਧਰੂ ਜ਼ਮੀਰਾਂ ਨੂੰ ਕਲੀਆਂ ਚੋਂ ਗੇ ਮਕਮਾ ਤੇ ਮੂਰੇ ਲਾ ਰੱਖਿਆ ਸਾਡਾ ਤੇਰੇ ਨਾਲ ਰੁਸਣਾ ਤੇ ਬੋਲਣਾ ਕੋਈ ਚੀਜ਼ ਨੀ ਤੇਰੀ ਤੂੰ ਕੋਹੇ ਨੂਰ ਜਹੀ ਮੈਂ ਹੋਰ ਕੀ ਹੁੰਦੇ ਜੱਟ ਦੇ ਨਿਕਲੇ ਬੋਲ ਜ਼ੁਬਾਨੋਂ ਲਾਰੇ ਨਹੀਂ ਹੁੰਦੇ ਜੱਟ ਦੇ ਨਿਕਲੇ ਬੋਲ ਜ਼ੁਬਾਨੋਂ ਲਾਰੇ ਨਹੀਂ ਹੁੰਦੇ ਜੱਟ ਦੇ ਨਿਕਲੇ ਬੋਲ ਜ਼ੁਬਾਨੋਂ ਲਾਰੇ ਨਹੀਂ ਹੁੰਦੇ ਗੀਤ ਸੀ ਜੱਟ ਦੇ ਬੋਲ ਐਂਡ ਕਮਿੰਗ ਅਪ ਇਸ ਇਜ਼ ਸੁਰਿੰਦਰ ਬਾਬਾ ਲੋਕ ਤੱਥ ਹੈ ਦ ਸੰਗ ਇਜ਼ ਮਰਦਾਂ ਦੇ ਪੁੱਤ ਇੰਜੋਏ ਦਿਸ ਪੋਥੀਆਂ ਮੱਤਾਂ ਖੋਖਲੀਆਂ ਹੋ ਗਈਆਂ ਹੱਕ ਤੇ ਕਿੰਜ ਬੋਲਣ ਜੀਬਾਂ ਤੇ ਤਲੀਆਂ ਲੱਗੂਗਾ ਜਦ ਆਪ ਤੇ ਪਈਆਂ ਜੀ ਮੰਜੇ ਤੇ ਸੱਸ ਪਈ